ਹੱਸਦੇ ਨੇ ਜਦੋਂ ਤੈਨੂੰ ਤੱਕਦਾ ਜਾਨ ਤੋਂ ਵੀ ਜ਼ਿਆਦਾ ਤੂੰ ਪਾਸ ਮੈਨੂੰ ਲੱਗਦਾ ਮੇਰੇ ਖਾਲੀ ਹੱਥੋਂ ਕੋ ਹੈ ਤੋਂਬਾ ਤੂੰ ਰੱਬ ਦਾ ਤੇਰੇ ਜੈਸਾ ਹੋਰ ਕੋਈ ਹੋਈ ਨਹੀਂ ਸਕਦਾ ਮੇਰੇ ਸਜਦੋਂ ਕੋ ਕਾਫੀ ਇੱਕ ਤੇਰਾ ਡਰ ਕਾਫੀ ਖੁਦਾ ਨਾ ਕੋਈ ਮੈਨੂੰ ਹੋਰ ਮੰਗਦਾ ਨਿਤ ਖੈਰ ਮੰਗਾ ਉਹ ਨਿਤ ਖੈਰ ਮੰਗਾ ਸੋਹਣਾ ਮੈਂ ਤੇਰੇ ਦੁਆ ਨਾ ਕੋਈ ਹੋਰ ਮੰਗਦਾ ਦੁਆ ਨਾ ਕੋਈ ਹੋਰ ਮੰਗਦਾ ਨਿਤ ਖੈਰ ਮੰਗਾ ਸੋਹਣਾ ਮੈਂ ਤੇਰੇ ਦੁਆ ਨਾ ਕੋਈ ਹੋਰ ਮੰਗਦਾ ਦੁਆ ਨਾ ਕੋਈ ਹੋਰ ਮੰਗਦਾ ਬਿਖਰਾ ਹੁਆ ਥਾ ਕਾਂਚ ਕੇ ਜੈਸਾ ਛੂ ਲਿਆ ਤੂਨੇ ਤੋ ਮੈਂ ਸੰਵਰ ਗਿਆ ਉਮਰ ਮੈਂ ਉਸਕੋ ਗਿਣਤਾ ਨਹੀਂ ਮੈਂ ਤੇਰੇ ਬਿਨਾ ਜੋ ਵਕਤ ਗੁਜ਼ਰ ਗਿਆ ਜਚਤਾ ਨਹੀਂ ਹੈ ਰੰਗ ਹੋਰ ਕੋਈ ਮੈਨੂੰ ਜਬ ਸੇ ਮੈਂ ਯਾਰਾ ਤੇਰੇ ਰੰਗ ਰੰਗਦਾ ਨਿਤ ਖੈਰ ਮੰਗਾ ਨਿਤ ਖੈਰ ਮੰਗਾ ਸੋਹਣਾ ਮੈਂ ਤੇਰੇ ਦੁਆ ਨਾ ਕੋਈ ਹੋਰ ਮੰਗਦਾ ਦੁਆ ਨਾ ਕੋਈ ਹੋਰ ਮੰਗਦਾ ਨਿਤ ਖੈਰ ਮੰਗਾ ਸੋਹਣਾ ਮੈਂ ਤੇਰੇ ਦੁਆ ਨਾ ਕੋਈ ਹੋਰ ਮੰਗਦਾ ਇਸ ਦੇਸ਼ ਕੀ ਗਰੀਬੀ ਕਾ ਕਾਰਨ ਗਰੀਬ ਨਹੀਂ ਉਨਸੇ ਲੂਟਨੇ ਵਾਲੇ ਪਹਿਲਵਾਨ ਅਮੀਰ ਹੈ।